ਅਕਲ ਮੰਦਾਂ ਨੂੰ ਪੁੱਠੀਆਂ ਸੋਚਾਂ ਲੈ ਡੁੱਬੀਆਂ ਅਕਲ ਮੰਦਾਂ ਨੂੰ ਪੁੱਠੀਆਂ ਸੋਚਾਂ ਲੈ ਡੁੱਬੀਆਂ ਮੁਰਸ਼ਿਦ ਦੇ ਸੰਗ ਤਰੀਏ ਤੇ ਤਾਂ ਗੱਲ ਬਣਦੀ ਮੈਂ ਕਿਹਨੂੰ ਕਿਹਨੂੰ ਦੱਸਾਂ ਐਰਾਸ ਦੀਆਂ ਗੱਲਾਂ ਮੈਂ ਕਿਹਨੂੰ ਕਿਹਨੂੰ ਦੱਸਾਂ ਐਰਾਸ ਦੀਆਂ ਗੱਲਾਂ ਮੁਰਸ਼ਿਦ ਵਾਲਾ ਮਾਏ ਮਾਲ ਲੈ ਮਾਏ ਨੀ ਮਾਲ ਲੈ ਮਾਏ ਨੀ ਮਾਲ ਲੈ ਮਾਏ ਨੀ ਮਾਲ ਲੈ ਤੂੰ ਆ ਤੁਖੇ ਮੇਰੇ ਮੁਰਸ਼ਿਦ ਵਾਲਾ ਜੰਗਲ ਬੇਲੇ ਫਿਰਾਂ ਮੈਂ ਢੂੰਡੈ ਦੀ ਜੰਗਲ ਬੇਲੇ ਫਿਰਾਂ ਮੈਂ ਢੂੰਡੈ ਦੀ ਅਜ ਨਾ ਪਾਇ ਲਾਲਨੀ ਸਾਲਨ ਮਾਏ ਨੀ ਮਾਲ ਲੈ ਮਾਏ ਨੀ ਮਾਲ ਲੈ ਮਾਏ ਨੀ ਮਾਲ ਲੈ ਮਾਏ ਨੀ ਮਾਲ ਲੈ ਦੁੱਖਾਂ ਦੀ ਰੋਟੀ ਸੂਲਾਂ ਦਾ ਸਾਲਨ ਹੋ ਦਰਦ ਵਿੱਚ ਹੋ فقیر سائیں دا فقیر سائیں دا شام ہووے تاں تھیواں نہال نی